ਚੰਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ ਮੇਰੀ ਮਾਂ ਦੀ ਪਰਦੇ ਪਿੱਛੋਂ ਮੇਰੀ ਮਾਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ ਕੋਠੇ ਤੇ ਅੰਟੀਨਾ ਤੇ ਕਿਹੜੇ ਪੀ ਵੀ ਯਾਰ ਸੀ ਗੀਤਾ ਹੁੰਦੀ ਸੀ ਪਾਪੀ ਤੇ ਸ਼ਕਤੀਮਾਨ ਯਾਰ ਸੀ ਵੀ ਸੀ ਯਾਰ ਤੇ ਤਿੰਨ ਫਿਲਮਾਂ ਦੇ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਬਾਬੇ ਦੇ ਗੁਰੂ ਪੁਰਬ ਤੇ ਸੀ ਗੁਰੂ ਦੁਆਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਸਭ ਕੁਝ ਮਿਲਦਾ ਏ ਬਾਬਾ ਸਭ ਕੁਝ ਮਿਲਦਾ ਏ ਬਾਬਾ ਤੇਰਾ ਰਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ ਛੱਡ ਗਈ ਮਿੱਟੀ ਹੀ ਫਿਰ ਗਾਣੇ ਗਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇਂ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇਂ ਮਿੱਟੀ ਇੱਕ ਦਿਨ ਮਿੱਟੀ ਮਿਲਣੀ ਕਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ।